ਮਨੀ ਦਸਤਾ ਪਿਪਰਿੰਚ ਆਏ ਵਾਸਤਾ ਯਕ ਰੰਦੇ ਵਨਾਏ ਵਾਸਤਾ ਦੁਰੰਦ ਮਨੀ ਦਸਤਾ ਬਿਪਰਿੰਚ ਆਏ ਵਾਸਤਾ ਯਕ ਰੰਦੇ ਵਨਾਏ ਵਾਸਤਾ ਦੁਰੰਦ।